ਨਾ ਬਤੋਲ ਕੇ ਕੰਡਾ ਕੱਦੀ ਦਾ ਸਪੀਕਰਾਂ ਤੇ ਬੋਲ ਕੇ ਸਾਨੂੰ ਉਹਦਾ ਨਹੀਂ ਪਿਆਰ ਨਾ ਬਤੋਲ ਕੇ ਕੰਡਾ ਕੱਦੀ ਦਾ ਸਪੀਕਰਾਂ ਤੇ ਬੋਲ ਕੇ ਸਾਨੂੰ ਉੱਤੀ ਥੱਲੇ ਜ਼ਿੰਦਗੀ ਦੇ ਰੋਲ ਨੂੰ ਯਾਦ ਰੱਖਦੇ ਨੇ ਮੋਟਾ ਦਿਲ ਖੋਲ ਕੇ।